ਸਾਲਾ ਹਜ਼ੂਰ ਸਾਹਿਬ ਜਾਣਾ ਗੁਰਤਾ ਦਿਵਸ ਮਨਾਇਆ ਸੰਗਤਾਂ ਨੂੰ ਖੁਸ਼ੀਆਂ ਚੜੀਆਂ ਨੇ ਨਗਰ ਨਗਰ ਗੁਰੂ ਗ੍ਰੰਥ ਸਾਹਿਬ ਦਾ ਨਗਰ ਕੀਰਤਨ ਆਇਆ ਰਾਹਾਂ ਵਿੱਚ ਸੰਗਤਾਂ ਖੜੀਆਂ ਨੇ ਨਗਰ ਨਗਰ ਗੁਰੂ ਗ੍ਰੰਥ ਸਾਹਿਬ ਦਾ ਨਗਰ ਕੀਰਤਨ ਆਇਆ ਰਾਹਾਂ ਵਿੱਚ ਸੰਗਤਾਂ ਖੜੀਆਂ ਨੇ ਸੰਗਤਾਂ ਖੜੀਆਂ ਨੇ ਨਗਰ ਨਗਰ ਗੁਰੂ ਗ੍ਰੰਥ ਸਾਹਿਬ ਦਾ ਨਗਰ ਕੀਰਤਨ ਆਇਆ ਰਾਹਾਂ ਵਿੱਚ ਸੰਗਤਾਂ ਖੜੀਆਂ ਨੇ ਜਿੱਥੋਂ ਜਾਗਰਤੀ ਯਾਤਰਾ ਲੰਘੇ ਸੰਗਤ ਫੁੱਲ ਬਰਸਾਵੇ ਨਗਰ ਕੀਰਤਨ ਆਇਆ ਰਾਹਾਂ ਵਿੱਚ ਸੰਗਤਾਂ ਖੜੀਆਂ ਨੇ ਨਗਰ ਨਗਰ ਗੁਰੂ ਗ੍ਰੰਥ ਸਾਹਿਬ ਦਾ ਨਗਰ ਕੀਰਤਨ ਆਇਆ ਰਾਹਾਂ ਵਿੱਚ ਸੰਗਤਾਂ ਖੜੀਆਂ ਨੇ ਨਗਰ ਕੀਰਤਨ ਆਇਆ ਰਾਹਾਂ ਵਿੱਚ ਸੰਗਤਾਂ ਖੜੀਆਂ ਨੇ ਨਗਰ ਨਗਰ ਗੁਰੂ ਗ੍ਰੰਥ ਸਾਹਿਬ ਦਾ ਨਗਰ ਕੀਰਤਨ ਆਇਆ ਰਾਹਾਂ ਵਿੱਚ ਸੰਗਤਾਂ ਖੜੀਆਂ ਨੇ ਕੀਰਤਨ।